ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਜਿਨ ਕਾ ਭੰਡ ਪਾਓ ਤਿਨਾ ਸਵਾਰ ਸੀ ਸੁਖੀ ਕਰ ਪਸਾਓ ਦੁਖ ਵਿਸਾਰ ਸੀ ਸਹਸਾ ਮੂਲ ਨਾਹੇ ਸਰ ਪਰ ਤਾਰ ਸੀ ਤਿਨਾ ਸਵਾਰ ਸੀ ਸੁਖੀ ਕਰ ਪਸਾਓ ਦੁਖ ਵਿਸਾਰ ਸੀ ਸਹਸਾ ਮੂਲ ਨਾਹੇ ਸਰ ਪਰ ਤਾਰ ਸੀ ਤਿਨਾ ਮਿਲਿਆ ਗੁਰ ਆਏ ਜਿਨ ਕਾ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵ ਦਿਖਿਆ ਚੱਲ ਹੈ ਸਤਿਗੁਰ ਪਾਏ ਪਵਹੇ ਨਾ ਭੀਖਿਆ ਜਾ ਕਾ ਮਹਿਲ ਹਜੂਰ ਦੂਜੇ ਨਿਵੈ ਕਿਸ ਦਰ ਦਰ ਵਾਣੀ ਨਾਹੇ ਮੂਲ ਪੁੱਛ ਤਿਸ ਛੁੱਟ ਤਾਕ ਬੋਲ ਸਾਹਿਬ ਨਦਰ ਜਿਸ ਕੱਲਿਆਣੇ ਆਪ ਜਿਸ ਨਾਹੀ ਦੂਜਾ ਮਤ ਕੋਏ ਤਾਹੇ ਉਸਾਰੇ ਸਾਜ ਜਾਣੈ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਕੱਲਿਆਣੇ ਆਪ ਜਿਸ ਨਾਹੀ ਦੂਜਾ ਮਤ ਕੋਏ ਤਾਹੇ ਉਸਾਰੇ ਸਾਜ ਜਾਣ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਜਿਨ ਕਾ ਭੰਡ ਪਾਓ ਤਿਨਾ ਸਵਾਰ ਸੀ ਸੁਖੀ ਕਰ ਪਸਾਓ ਦੁਖ ਵਿਸਾਰ ਸੀ ਸਹਸਾ ਮੂਲ ਨਾਹੇ ਸਰ ਪਰ ਤਾਰ ਸੀ।